इस केस की सारी सुनवाई तो बाद कोर्ट वालों ये फैसला लिया गया कि मनजिंदर बराड़ की सारी प्रॉपर्टी जिस उसकी सारी जमीन जायदाद ते मकान उस तो इलावा उन्होंने होर कोई मलकियत है उसकी मालक अज तो बाद जसप्रीत कौर होगी और इस तो बाद मनजिंदर बराड़ का इससे कोई हक नहीं होगा। दिल दिए नारे पुठे कर गई कारे सानू दारू लड़ ला के आप लुट दी नजारे आप लुट दी नजारे काले दिल दिए नारे पुठे कर गई कारे सानू दारू लड़ ला के आप लुट दी नजारे फट रिस देने रेंदे पेंदी काल जाए चिखिच ਘੱਟੋ ਘੱਟ ਚੂੜਾ ਤਾਂ ਲਾ ਲੈਂਦੀ ਦਿਲ ਧੋਖੇ ਚ ਰਹਿੰਦਾ ਧੋਖੇ ਬਾਜ ਦਿਲ ਵਿੱਚ ਦਿਲ ਧੋਖੇ ਚ ਰਹਿੰਦਾ ਧੋਖੇ ਬਾਜ ਦਿਲ ਵਿੱਚ ਧੋਖੇ ਬਾਜ ਦਿਲ ਵਿੱਚ ਪੱਕੀ ਰਫਲ ਪਠਾਣੀ ਦਾ ਖੜਾਕਾ ਸੁਣੀ ਦਾ ਸੀ ਹਰ ਦੂਜੇ ਦਿਨ ਗੱਭਰੂ ਦਾ ਵਾਕਾ ਸੁਣੀ ਦਾ ਸੀ ਪੱਕੀ ਰਫਲ ਪਠਾਣੀ ਦਾ ਖੜਾਕਾ ਲੱਥੀ ਮੋਟੇ ਉਹਦੇ ਨਾਲ ਹੀ ਛੱਲੀ ਕਰ ਗਈ ਤੂੰ ਇੱਕ ਦਿਲ ਧੋਖੇ ਚ ਰਹਿੰਦਾ ਸਿੱਲੀਆਂ ਨਾ ਹੁੰਦੀਆਂ ਹਮੇਸ਼ਾ ਸੱਚੀਆਂ ਉਹੀ ਓ ਟੁੱਟਣ ਵਿਚਾਲੇ ਜੋ ਪ੍ਰੀਤਾਂ ਕੱਚੀਆਂ ਪਛਤਾਵਿਆਂ ਦੀ ਰੁੱਤ ਸਿਰਨਾਵਾਂ ਅੰਜਾਮ ਦਾ ਤੈਨੂੰ ਹੱਕ ਨਹੀਂ ਕੋਈ ਚੂੜਾ ਪਾਵੇਂ ਮੇਰੇ ਨਾਮ ਦਾ ਤੈਨੂੰ ਹੱਕ ਨਹੀਂ ਕੋਈ ਚੂੜਾ ਪਾਵੇਂ ਮੇਰੇ ਨਾਮ ਦਾ।